ਮੇਰੇ ਹੱਥ ਸਟੇਰਿੰਗ ਦੇ ਜਾ ਤਾਂ ਮੈਨੂੰ ਤੇਰੀ ਫੀਲਿੰਗ ਆਉਂਦੀ ਆ ਕੀ ਦੱਸਾਂ ਤੈਨੂੰ ਖਾਣ ਦੀ ਏ ਮੈਨੂੰ ਜਾਉਂਦੇ ਮਾਰ ਮਗਾਉਂਦੀ ਆ ਉਹ ਤੋਂ ਪਰਚਾ ਕੰਮ ਨਹੀਂ ਕਰਦਾ ਨੀ ਸਿਰ ਮੇਰੇ ਦਾ ਸਰਕਾਰ ਦੇ ਜਿੰਨੀ ਲੱਗਦਾ ਡਰਾਈਵਰ ਤੇਰੇ ਦਾ ਹੁਣ ਬੋਲਿਆ ਬੁਲਾਇਆ ਵੀ ਨੀ ਬੋਲਦੀ ਭਾਸਾ ਵੱਟ ਲੰਘ ਜਾਵੇ ਕੱਤ ਕੋਲ ਦੀ ਹੁਣ ਬੋਲਿਆ ਬੁਲਾਇਆ ਵੀ ਨੀ ਬੋਲਦੀ ਭਾਸਾ ਵੱਟ ਲੰਘ ਜਾਵੇ ਕੱਤ ਕੋਲ ਦੀ ਕਿਉਂ ਆਕੜਾ ਦਿਖਾਵੇ ਬੱਲੀ ਐ ਸਾਡਾ ਤੇਰੇ ਨਾਲ